ਵੇਖਣ ਮੈਂ ਆਈ ਸੀ ਲਾਹੌਰ ਤੋਂ ਮੀਂਹ ਪੈ ਗਿਆ ਸੀ ਪਿੰਡ ਵਾਲੇ ਮੋੜ ਤੋਂ ਵਿਆਹ ਵੇਖਣ ਮੈਂ ਆਈ ਸੀ ਲਾਹੌਰ ਤੋਂ ਬੇਵੱਸ ਹੋ ਗਈ ਮਿਲਣੇ ਦੇ ਜ਼ੋਰ ਤੋਂ ਝਾਂਜਰਾਂ ਦਾ ਸ਼ੋਰ ਉੱਤੋਂ ਕਣੀਆਂ ਦਾ ਜ਼ੋਰ ਪਾਣੀ ਜ਼ੁਲਫਾਂ ਚੋਂ ਚੋਂ ਧੌਣ ਭਿੱਜ ਗਈ ਮੇਰੇ ਕੱਕਰੇ ਦੀ ਦੀ ਹੈ ਕਿ ਉੱਤੇ ਸੌਣ ਗਿੱਜ ਗਈ ਨੀ ਤੇਰੇ ਘੱਗਰੇ ਦੀ।